ਤਾਂ ਜਾ ਤੂੰ ਨੇੜੇ ਆ ਬਈ ਏਦਾਂ ਨਾ ਤੂੰ ਗੇੜੇ ਖਾਓ ਤਾਂ ਤੂੰ ਇੰਨੀ ਡਿਸਪਰੇਟ ਸਾਨੂੰ ਦੱਸਦੇ ਕੀ ਹੈ ਰੇਟ ਸ਼ੂ ਤੇਰੀ ਦਾ ਡਰੈਸ ਤੇਰੀ ਦਾ ਘੜੀ ਜੋ ਪਾਈ ਗੈਸ ਤੇਰੀ ਦਾ ਚਾਰੋਂ ਪਾਸੇ ਵੇਖ ਲੱਗੀਏ ਚਰਚਾ ਹੌਟਨੈਸ ਤੇਰੀ ਦਾ ਨੱਚਦੀ ਮੈਨੂੰ ਲੱਗਦੀ ਸ਼ਦੈ ਸੱਚੀ ਮੈਂ ਤਾਂ ਹੋ ਗਿਆ ਫੈਨ ਮੱਚਦੀ ਇੱਕ ਨੂੰ ਸਾਂਭ ਕੁੜੇ ਨੀ ਤੈਨੂੰ ਗੌਰਮੈਂਟ ਨੇ ਕਰ ਦੇਣਾ ਬੈਨ ਦੈਟ ਇਜ਼ ਵਾਈ ਸਲਾਇਕ ਲੈਲਾ ਮੈਂ ਤੇਰਾ ਮਜਨੂੰ ਬਣ ਮੇਰੀ ਲੈਲਾ ਮੈਂ ਤੇਰੀ ਲੈਲਾ ਉਹ ਮੇਰੀ ਲੈਲਾ ਖਰਜਾ ਪਹਿਲਾਂ ਸਾਤਾ ਲੈਲਾ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ ਦੇ।